ਜਹਾਜ਼ ਵਿੱਚ ਹੈਗੇ ਦੋ ਬੂਹੇ ਪਿੱਛੇ ਤੇ ਦੋ ਬੂਹੇ ਅੱਗੇ, ਸਾਂ ਤੁਹਾਡਾ ਘੁੱਟੇ ਤਾਂ ਪਾਈਪ ਹੈਗੇ ਲੱਗੇ, ਤੇ ਪਾਈਪ ਆਵੇ ਥੱਲੇ ਤਾਂ ਗੱਲ ਬੰਨੋ ਬੱਲੇ, ਮੂੰਹ ਤੇ ਲਾਓ ਮਾਸਕ ਨਹੀਂ ਤਾਂ ਰਹਿ ਜਾਓਗੇ ਇਕੱਲੇ। ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ। ਡਰਾਈਵਰ ਜਹਾਜ਼ ਨੂੰ ਜੇ ਪਾਣੀ 'ਤੇ ਉਤਾਰੇ, ਡੋਂਟ ਫੀਲ ਵਰੀ, ਆਪਾਂ ਬਚ ਜਾਵਾਂਗੇ ਸਾਰੇ। ਧਿਆਨ ਰੱਖਣਾ ਕੋਈ ਪੈਦਲ ਨਾ ਚੱਲੇ, ਕਿਉਂਕਿ ਲਾਈਫ ਜੈਕਟ ਪਈ ਤੁਹਾਡੀ ਕੁਰਸੀ ਦੇ ਥੱਲੇ। ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ। ਕੁਝ ਵੀ ਤੁਹਾਨੂੰ ਜੇ ਸਮਝ ਨਾ ਆਵੇ, ਬੰਦ ਹੋ ਜਾਣ ਅਕਲ ਦੇ ਦੁਆਰ, ਮੇਰੀ ਗੱਲ ਮੰਨ ਲਓ, ਲਓ ਤੁਸੀਂ ਬੈਗ ਚਾਰ। ਪੰਜਾਬੀਆਂ ਦੀ ਲਾਈਫ ਜੈਕਟ ਇਹੀ ਤਾਂ ਯਾਰ। ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ।